ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾਂ ਬੂਡਤੇ ਅਧਿਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡਤੇ ਅਧਿਕਾਈ ਰਹਾ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਇਨ ਮੈਂ ਕਛ ਨਾਹੀ ਤੇਰ ਕਾਲ ਅਵਧ ਆਈ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਲੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਕਰ ਕੁਕਰ ਜੋਨ ਭ੍ਰਮੇ ਤਉ ਲਾਜ ਨ ਆਈ ਰਾਮ ਨਾਮ ਛਾਡ ਅੰਮ੍ਰਿਤ ਕਾਹੇ ਬਿਖ ਖਾਈ ਤਾਜ ਪਰਮ ਕਰਮ ਵਿਦ ਨਿਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹ ਤਾਜ ਪਰਮ ਕਰਮ ਵਿਦ ਨਿਖੇਦ राम नाम लेहि गुर प्रसाद जान कबीर राम कर सनेहि वाहे गुरु जी का खालसा वाहे गुरु जी की फतेह। राम सिमर राम सिमर राम सिमर भाई राम नाम सिमरन बिन गूढ़ते अधिकाई राग तनासरी वाणी भगत कबीर जी की।